ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਰਦਾਨਾ ਪਹਿਲਾ ਕਾਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕਰੋਧ ਕਟੋਰੀ ਮੋਹ ਪਰੀ ਪੀਲਾਵਾ ਅਹੰਕਾਰ ਕਾਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਪਰੀ ਪੀਲਾਵ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਣੀ ਲਾਹਣ ਸਤ ਗੁਰ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਸਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦਾ ਜਾਹੇ ਬਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸ ਕਟੋਰੀ ਕੂੜ ਭਰੀ ਪੀਲਾਏ ਜਮਕਾਲ ਇਤ ਮਦ ਪੀਤਾ ਨਾਨਕਾ ਬਹੁਤੇ ਖਟੀਆ ਹੈ ਬਿਕਾਰ ਗਿਆਨ ਗੁਰ ਸਾਲਾਹ ਮੰਡੇ ਭਉ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੇ ਧਾਰ ਸਤ ਸੰਗਤ ਸੇ ਮੇਲਾ ਪਉ ਲੇਵਾ कटोरे अमृत परे कटह बिकार पौड़ी आपे सोर नार गण गंधर्वा आपे खात दर्शन के बाणे आपे सेव शंकर महेशा आपे गुरमुख अकथ कहाणी आपे जोगे आपे भोगे आपे सन्यासी फिरा बिबाले आपा नाल गोष्ट आप उपदेशा आपे सुघर स्वरूप सयाणे आपड़ा तूज कर वेख आपे आपे सबना जिया का है जाने आपा नाल गोष्ट आप उपदेशा आपे सुगड़ स्वरूप से आले अपना चोज कर वेख आपे आपे सब माजिया का है जाने वाहे गुरु जी का खालसा वाहे गुरु जी की फतेह। सलोक मर्दाना पहला काल कल वाली काम मद मनुआ पीवन हार क्रोध कटोरी मोहे परी पीलावा अहंकार राग बिहागड़ा दी वार दी पौड़ी बारहवीं सलूका नाल